ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕੁਚੱਜੀ ਅੰਮਾਵੜ ਡੋਸੜ ਕਿਉ ਸਹੁ ਰਾਵਣ ਜਾਓ ਜੀਓ ਇੱਕ ਧੂ ਇੱਕ ਚੜ੍ਹਦੀਆ ਕੌਣ ਜਾਣ ਮੇਰਾ ਨਾਉ ਜੀਓ ਕੁਚੱਜੀ ਅੰਮਾਵੜ ਡੋਸੜੇ ਹਉ ਕਿਉ ਸਹੁ ਰਾਵਣ ਜਾਉ ਜੀਓ ਇੱਕ ਧੂ ਇੱਕ ਚੜ੍ਹਦੀਆ ਸਖੀ ਸਹੁਰਾਵਿਆ ਸੇ ਅੰਬੀ ਸ਼ਾਵੜੀ ਇਹ ਜੀਓ ਸੇ ਗੁਣ ਮੰਜਨਾਵਣੀ ਜੀ ਦੋਸਤ ਰਿਓ ਜੀਓ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿੰਨਾ ਤੇਰਾ ਨਾਉ ਜੀਓ ਕਤ ਟੋਲ ਨਾਇੰਬੜਾ ਹਉ ਸਦ ਕੁਰਬਾਨ ਤੇਰਾ ਜਾਉ ਜੀਓ ਸੋਏ ਨਾ ਰੁੱਪਾ ਰੰਗੋਲਾ ਮੋਤੀ ਤੈ ਮਾਣਕ ਜੀਓ ਸੇ ਵਸ ਤੂੰ ਸਹਿ ਦਿੱਤੀਆ ਮੈਂ ਤਿੰਨ ਸਿਉ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹਉ ਇੰਨੀ ਟੋਲੀ ਭੁੱਲੀ ਅਸ ਇਸ ਕੰਤ ਨਾ ਬੈਠੀ ਪਾਸ ਜੀਓ ਅੰਬਰ ਕੁੰਜਾ ਕੁਰਲੀਆ ਬਾਗ ਬਹਿਠੇ ਆਏ ਜੀਓ मन चले सहरे पिया मोह देसी अगे जाए जियो सुती सुती चाल थिया पुली वाटड़ी आस जियो तैसे नालो मुती आस दुखा को तारी आस जियो तुद गुण मैं सब अवगणा एक नानक की अरदास जियो सब राती सोहगणी जियो तुद गुण मैं सब अवगणा एक नानक की अरदास जियो सब राती सोहगणी मैं दोहागण काई रात जियो वाहे गुरु जी का खालसा वाहे गुरु जी की फतेह। राग सूही महला पहला कुचजी एक ओंकार सतगुर प्रसाद मंज कुचजी अमावड़ डोसड़े हो क्यों सहु रावण जाओ जियो एक दो एक चढ़ंदिया कौन जाने मेरा नाओ जियो।